ਨਸ਼ੇ ਦੀ ਲੂਏ ਆਉਣ ਦੇ ਜ਼ਰਾਕ ਛਾਵੇਂ ਖਿੱਚ ਕੇ ਛੜੇ ਦਾ ਮੰਜੜਾ ਜਾ ਡੰਡੀਆਂ ਦਾ ਪੀ ਗੇ ਸੁਲਫਾ ਤੇਰਾ ਵੈਲੀਆਂ ਦੇ ਨਾਲ ਮੁਲਾ ਜਾ ਡੰਡੀਆਂ ਦਾ ਪੀ ਗੇ ਸੁਲਫਾ छोटा मोटा करिए जे वैली नी आदमी दे मन विचों धोती जांदी मैलनी होया की जे यार तेरा सिरो पैरो नंगा होया की जे यार तेरा सिरो पैरो नंगा पर दिल दा फेरी वी राजा डंडियां दा पीगे सुलफा तेरा वैलियां दे नाल मुलाजा ਡੰਡੀਆਂ ਦਾ ਪੀ ਗਏ ਸੁਲਫਾ ਪਹਿਲਾਂ ਜੇ ਤੂੰ ਤੱਕੇ ਚੜ ਜਾਂਦੀ ਜਾਟੇ ਦੇ ਡੇਢ ਕੁ ਹਜ਼ਾਰ ਤਾਂ ਜ਼ਰੂਰ ਤੇਰਾ ਵੱਟ ਦੇ ਇੱਕ ਵਾਰੀ ਚੱਲ ਸਾਡੇ ਨਾਲ ਮਿਲ ਵਿੱਚ ਇੱਕ ਵਾਰੀ ਚੱਲ ਸਾਡੇ ਨਾਲ ਮਿਲ ਵਿੱਚ ਜਾਂਦੀ ਵਾਰ ਦਾ ਉਲਾਮ ਬਾਲਾ ਜਾ ਡੰਡੀਆਂ ਦਾ ਪੀ ਗਏ ਸੁਲਫਾ ਤੇਰਾ ਵੈਲੀਆਂ ਦੇ ਨਾਲ ਮੁਲਾ ਜਾ ਡੰਡੀਆਂ ਦਾ ਪੀ ਗਏ ਸੁਲਫਾ।